ਲਿਆ, ਡੀਜੇ ਤੇ ਯੋ ਯੋ ਲੱਗਣਾ ਵੀ ਲਵਾ ਲਿਆ, ਐਵੇਂ ਨਾ ਨਖਰੇ ਦਿਖਾ ਆ ਜਾਣੀ ਚਮਕ ਛੱਲੋ ਸਾਨੂੰ ਦੱਸਦੇ ਕੀ ਰੇਸ਼ੂ।